ਚੁੰਨੀ ਸਿਰੀ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐ ਪਸੰਦ ਵਿੱਚ ਸੋਹਣੀਏ ਵਿੱਚੋਂ ਲਾਪਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਹੋ ਕੰਮ ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਕਰੇ ਪੂਰਾ ਸਤਿਕਾਰ ਸਾਡਾ ਚਾਵੇ ਪਰਿਵਾਰ ਖਾਊ ਜੱਟ ਵੀ ਨਾ ਤੇਰਾ ਵਸਾ ਨੀ ਲੈਣਾ ਤੈਨੂੰ ਪਾਊਗੀ ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਊਗੀ ਤੋੜ ਤੋੜ ਬੁਰਕੀਆਂ ਮੂੰਹ ਵਿੱਚ ਪਾਊਗੀ।